ਵਾਸਤਾ ਤੂੰ ਪਿਆਰ ਦਾ ਮੁੰਡਾ ਆ ਗਿਆ ਪਸੰਦ ਹੋਣ ਵਾਰ ਦਾ ਦਿੰਦੀ ਰਹੀ ਵਾਸਤਾ ਤੂੰ ਪਿਆਰ ਦਾ ਮੁੰਡਾ ਆ ਗਿਆ ਪਸੰਦ ਹੋਣ ਵਾਰ ਦਾ ਉਹ ਮੇਰੇ ਦਿਲ ਉੱਤੇ ਸੱਟਾਂ ਬਹੁਤ ਮਾਰੀਆਂ ਮੇਰੇ ਦਿਲ ਉੱਤੇ ਸੱਟਾਂ ਬਹੁਤ ਮਾਰੀਆਂ ਤੇ ਹੁਣ ਯਾਰਾਂ ਨੇ ਵੀ ਤੇਰੇ ਤੇ ਅਟੈਕ ਕਰਨਾ ਅਟੈਕ ਕਰਨਾ ਅਟੈਕ ਕਰਨਾ ਜਿਹਦੇ ਵਿੱਚ ਜਾਣਾ ਤੂੰ ਕੈਨੇਡਾ ਸੋਹਣੀ ਨੀ ਤੇਰਾ ਜੱਟ ਨੇ ਜਹਾਜ਼ ਤੇਰਾ ਜੱਟ ਨੇ ਜਹਾਜ਼ ਹਾਈਜੈਕ ਕਰਨਾ ਟਿੱਕ ਜਾਣਾ ਤੂੰ ਕੈਨੇਡਾ ਸੋਹਣੀ ਨੀ ਤੇਰਾ ਜੱਟ ਨੇ ਜਹਾਜ਼ ਹਾਈਜੈਕ ਕਰਨਾ ਪਿਆਰ ਮੇਰੇ ਦਾ ਤੂੰ ਆ ਕੀ ਕੱਢਿਆ ਨਤੀਜਾ ਨੀ ਖੂਬੀ ਯਾਰ ਵੋਟਾਂ ਤੇਰਾ ਆ ਗਿਆ ਵੀਜਾ ਨੀ ਆਇਆ ਗਿਆ ਵੀਜਾ ਨੀ ਤੇਰੀਆਂ ਸਹੇਲੀਆਂ ਤੋਂ ਪਤਾ ਲੱਗਿਆ ਤੇਰੀਆਂ ਸਹੇਲੀਆਂ ਤੋਂ ਪਤਾ ਲੱਗਿਆ ਨੀ ਮਹੀਨੇ ਆ ਗਲੇਰੀ ਤੈਨ ਤੂੰ ਫਲੈਟ ਚੜਨਾ ਫਲੈਟ ਚੜਨਾ ਤੇਰਾ ਜੱਟ ਨੇ ਜਹਾਜ਼ ਹਾਈਜੈਕ ਕਰਨਾ ਤੇਰਾ ਜੱਟ ਨੇ ਜਹਾਜ਼ ਹਾਈਜੈਕ ਕਰਨਾ ਸਿੱਧੇ ਸਾਦੇ ਬੰਦੇ ਨੂੰ ਤੂੰ ਕੈਸੀ ਚੋਕ ਲਾਤੀ ਨੀ ਹੋ ਮੈਨੂੰ ਲੱਗਦਾ ਬਣਾ ਕੇ ਤੂੰ ਅੱਤਵਾਦੀ ਨੀ ਹਾਏ ਅੱਤਵਾਦੀ ਨੀ ਹਾਏ ਅੱਤਵਾਦੀ ਨੀ ਸ਼ੌਂਕ ਨਾਰਕਾਨੇ ਬਸ ਹਿੰਡ ਭੰਨਣੀ ਆ ਸ਼ੌਂਕ ਨਾਰਕਾਨੇ ਬਸ ਹਿੰਡ ਭੰਨਣੀ ਭਾਵੇਂ ਅੰਤ ਦੀ ਆਈ ਨੂੰ ਸਾਨੂੰ ਪੈ ਜੇ ਮਰਨਾ ਪੈ ਜੇ ਮਰਨਾ ਪੈ ਜੇ ਮਰਨਾ ਜੀ ਦੇ ਵਿੱਚ ਜਾਣਾ ਤੂੰ ਕੈਨੇਡਾ ਸੋਹਣੀਏ ਨੀ ਤੇਰਾ ਜੱਟ ਨੇ ਗੱਲ ਲੋਹੇ ਤੇ ਲਕੀਰ ਫੋਕੀਆਂ ਨਾ ਜਾਣੀ ਨੀ ਹੁੰਦੀ ਵਿਗੜੀ ਬੜੀ ਐ ਜੱਟ ਕੌਮ ਮਾੜੀ ਨੀ ਹਾਏ ਕੌਮ ਮਾੜੀ ਨੀ ਹਾਏ ਕੌਮ ਮਾੜੀ ਨੀ ਆਸ਼ਕਾਂ ਦੇ ਬੀਬਾ ਇਤਿਹਾਸ ਵਿੱਚ ਨੀ ਆਸ਼ਕਾਂ ਦੇ ਬੀਬਾ ਇਤਿਹਾਸ ਵਿੱਚ ਨੀ ਸਿੱਧੂ ਮੂਸੇ ਵਾਲੇ ਨੇ ਹਾਏ ਐਸਾ ਕੋਕਾ ਚੜਨਾ ਕੋਕਾ ਚੜਨਾ ਜਿਹਦੇ ਵਿੱਚ ਜਾਣਾ ਤੂੰ ਕੈਨੇਡਾ ਸੋਹਣੀਏ ਨੀ ਤੇਰਾ ਜੱਟ ਨੇ ਜਹਾਜ਼ ਹਾਈਜੈਕ ਕਰਨਾ ਜਿਹਦੇ ਵਿੱਚ ਜਾਣਾ ਕੈਨੇਡਾ ਸੋਹਣੀਏ ਨੀ ਤੇਰਾ ਜੱਟ ਨੇ ਜਹਾਜ਼ ਹਾਈਜੈਕ ਕਰਨਾ ਲਈ ਸੀ